ਬਾਈ ਗੱਲ ਦੱਸ ਯਾਰ ਕੀ ਆਪਣੇ ਸੱਤੇ ਦਾ ਵਿਆਹ ਉਹ ਵੀ ਚੰਡੀਗੜ੍ਹ ਦੀ ਕੁੜੀ ਨਾਲ ਕਿਵੇਂ ਉਹ ਤੈਨੂੰ ਪਤਾ ਤਾਂ ਹੈ ਸੱਤਾ ਆਪਣਾ ਚੰਡੀਗੜ੍ਹ ਪੜਦਾ ਸੀ ਬਸ ਉੱਥੇ ਲਵ ਯੂ ਉਹ ਆ ਦੇਖ ਯਾਰ ਸਾਰਿਆਂ ਕੋਲ ਇੰਨਾ ਇੰਨਾ ਪੈਸਾ ਵਾ ਮਕਾਨ ਸਾਰਿਆਂ ਨੇ ਫਿਰ ਕੱਚੇ ਪਾਏ ਹੋਏ ਨੇ ਓਏ ਸੋਰੀ ਤੇ ਲਿਚੜ ਤੇ ਲਿਚੜ ਹੀ ਨੇ ਉਹ ਅੱਛਾ ਹੀ ਲਿਚੜਾ ਤੋਂ ਆਪਣੀ ਪੇਮੈਂਟ ਲੈ ਲਈ ਸੀ ਨਾ ਐਡਵਾਂਸ ਓਹੋ ਯਾਰ ਮੈਂ ਤਾਂ ਚੰਡੀਗੜ੍ਹ ਜਾਣ ਤੇ ਚੋ ਚੋ ਐਡਵਾਂਸ ਪੇਮੈਂਟ ਹੀ ਲੈਣੀ ਭੁੱਲ ਗਿਆ ਓ ਜਾ ਯਾਰ ਓਏ ਹੋਏ ਯਾਰ ਚੱਲ ਕੋਈ ਨਹੀਂ ਉਹ ਪੇਮੈਂਟ ਤਾਂ ਅਸੀਂ ਕਢਾਈ ਲੈਣੀ ਹੈ ਤੂੰ ਚੰਡੀਗੜ੍ਹ ਜਾਣ ਦੀ ਤਿਆਰੀ ਖਿੱਚ ਚੰਡੀਗੜ੍ਹ ਜਾਵਾਂਗੇ ਆਪਣੇ ਮੁੰਡੇ ਦਾ ਵਿਆਹ ਪਤਾ ਤੈਨੂੰ ਰੱਖੀ ਅੱਖ ਲਾਲ ਕਿਤੇ ਗਾਣੇ ਪਿੱਛੇ ਲੜ ਪੈਣਾ ਡੀਜੇ ਆਲੇ ਨਾਲ ਹੁਣ ਤੇਰੇ ਯਾਰ ਦਾ ਤਾਂ ਪਤਾ ਤੈਨੂੰ ਰੱਖੀ ਅੱਖ ਲਾਲ ਕਿਤੇ ਗਾਣੇ ਪਿੱਛੇ ਲੜ ਪੈਣਾ ਡੀਜੇ ਆਲੇ ਨਾਲ ਗਰਾਰੀ ਪੁੱਠੀ ਸਰਦਾਰ ਦੀ ਹੀ ਆਲਾ ਫੜ ਲੈ ਨੀ ਆਲਾ ਫੜ ਲੈ ਰੇ ਕਾਨੇ ਚਾਬੀ ਕਾਰ ਦੀ ਤੇ ਦੂਜੀ ਆਹ ਗਾਨੀ ਆ ਗਈ ਸਾਡੀ ਕੁੜੀ ਦਾ ਵਿਆਹ ਪਰਚਾ ਦਰਜ ਕਰਾਵਾਂਗੇ ਪਰਚਾ ਦਰਜ ਕਰਾਵਾਂਗੇ ਅਮਰੀਕਾ ਨੇ ਚਾਬੀ ਕਾ